ਲੱਗ ਜੇ ਏਦਾਂ ਦੀ ਹੁਸੀਨ ਕੋਈ ਕੁੜੀ ਲੱਭ ਜੇ ਹੱਥ ਮੇ ਤਨ ਵਿੱਚ ਅੱਗ ਲੱਗ ਜੇ ਏਦਾਂ ਦੀ ਹੁਸੀਨ ਕੋਈ ਕੁੜੀ ਲੱਭ ਜੇ ਪੀਂਦਾ ਜਵਾਨੀ ਜੀ ਦੀ ਹੋਵੇ ਛੱਡਦੀ ਜੱਗ ਨਾਲੋਂ ਨਿਖਰੀ ਪੰਜਾਬ ਵਰਗੀ ਨਸ਼ਾ ਕਾਸਾ ਲੱਗਿਆ ਨਸ਼ੇੜੀ ਦਿਲ ਨੂੰ ਲੱਭੇ ਕੋਈ ਕਰਦੀ ਸ਼ਰਾਬ ਵਰਗੀ ਨਸ਼ਾ ਕਾਸਾ ਲੱਗਿਆ ਨਸ਼ੇੜੀ ਜ਼ਿੰਦਗੀ ਚ ਵੱਡੀ ਕੋਈ ਕੋੜ ਲੱਗਦੀ ਅੱਖਾਂ ਚਾਰ ਕਿਤੇ ਵੀ ਨਾ ਤੋੜ ਲੱਗਦੀ ਜ਼ਿੰਦਗੀ ਚ ਵੱਡੀ ਕੋਈ ਕੋੜ ਲੱਗਦੀ ਪਿਆਰ ਜਿਹਾ ਕੋਈ ਨਾ ਹਕੀਮ ਜੱਗ ਤੇ ਕੋਈ ਮਰਜ਼ ਨਾ ਜਿਗਰ ਖਰਾਬ ਵਰਗੀ ਨਸ਼ਾ ਕਾਸਾ ਲੱਗਿਆ ਨਸ਼ੇੜੀ ਦਿਲ ਨੂੰ ਲੱਭੇ ਕੋਈ ਕਰਦੀ ਸ਼ਰਾਬ ਵਰਗੀ ਨਸ਼ਾ ਕਾਸਾ ਲੱਗਿਆ ਨਸ਼ੇੜੀ ਦਿਲ ਨੂੰ ਲੱਭੇ ਕੋਈ ਕਰਦੀ ਸ਼ਰਾਬ ਵਰਗੀ ਛੱਡ ਤੂੰ ਕੁੜੀ ਦਾ ਡੁੱਲ ਡੁੱਲ ਪੈਂਦਾ ਹੋਵੇ ਰੂਪ ਕੁੜੀ ਦਾ ਤਨ ਜਿਵੇਂ ਧੂੰਆਂ ਛੱਡ ਤੂੰ ਕੁੜੀ ਦਾ ਬਾਹਰੋਂ ਕਿਸੇ ਫਿਲਮੀ ਰਸਾਲੇ ਵਰਗੀ ਵਿੱਚੋਂ ਕਿਸੇ ਖੁੱਲੀ ਹੋਈ ਕਿਤਾਬ ਵਰਗੀ ਨਸ਼ਾ ਕਾਸਾ ਲੱਗਿਆ ਨਸ਼ੇੜੀ ਦਿਲ ਨੂੰ ਲੱਭੇ ਕੋਈ ਕਰਦੀ ਸ਼ਰਾਬ ਵਰਗੀ ਨਸ਼ਾ ਕਾਸਾ ਲੱਗਿਆ ਨਸ਼ੇੜੀ ਦਿਲ ਨੂੰ ਲੱਭੇ ਕੋਈ ਕਰਦੀ ਸ਼ਰਾਬ ਵਰਗੀ ਕਿਤੇ ਮਿਲਣਾ ਗਵਾਚ ਜਾਵੇ ਖਾਬ ਵਰਗੀ ਨਸ਼ਾ ਕਾਸਾ ਲੱਗਿਆ ਨਸ਼ੇੜੀ ਦਿਲ ਨੂੰ ਲੱਭੇ ਕੋਈ ਕਰਦੀ ਸ਼ਰਾਬ ਵਰਗੀ ਨਸ਼ਾ ਕਾਸਾ ਲੱਗਿਆ ਨਸ਼ੇੜੀ ਦਿਲ ਨੂੰ ਲੱਭੇ ਕੋਈ ਕਰਦੀ ਸ਼ਰਾਬ ਵਰਗੀ ਨਸ਼ਾ ਕਾਸਾ ਲੱਗਿਆ ਨਸ਼ੇੜੀ